ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਪਾਉ ਭਗਤ ਕਛ ਜਨ ਤਾ ਕਉ ਅਚਰਜ ਕਾਹੋ ਜਿਉ ਜਲ ਜਲ ਮਹ ਪੈਸ ਨਾਨਕ ਸੈ ਤਿਉ ਤੁਰ ਮਿਲਿਓ ਜੁਲਾਹੋ ਜੋ ਜਨ ਪਾਉ ਭਗਤ ਕਛ ਜਨ ਤਾ ਕਉ ਅਚਰਜ ਕਾਹੋ ਜਿਉ ਜਲ ਜਲ ਮਹ ਪੈਸ ਨਾਨਕ ਸੈ ਤਿਉ ਤੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤਾਂ ਮਤ ਕਾ ਪੂਰਾ ਜਾਉ ਤਨ ਕੰਛੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ਕਹਿਤ ਕਬੀਰ ਸੁਨਹੋ ਰੇ ਲੋਈ ਪਰਮ ਨ ਭੁੱਲਹ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜਾ ਹੋਈ ਕਹਿਤ ਕਬੀਰ ਸੁਨਹੋ ਰੇ ਲੋਈ ਪਰਮ ਨ ਭੁੱਲਹ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਨ ਪਾਉ ਭਗਤ ਕਛ ਜਨ ਤਾ ਕਉ ਅਚਰਜ ਕਾਹੋ ਜਿਉ ਜਲ ਜਲ ਮਹਿ ਪੈਸ ਨਾਨਕ ਸੈ ਤਿਉ ਤੁਰ ਮਿਲਿਓ ਜੁਲਾਹੋ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ।